ਪਾਸੇ ਹੋਇਆ ਪੀਰ ਦਾ ਸ਼ਗਾਈ, ਪੱਚੀਆਂ ਪਿੰਡਾਂ ਦੀ ਬਣੀ ਖੂਹ ਦੇ ਵਿੱਚ ਪਈ। ਨੀ ਮੈਂ ਐਵੇਂ ਤੇਰੇ ਪਿੱਛੇ ਹੋਇਆ ਪੀਰ ਦਾ ਸ਼ਗਾਈ, ਪੱਚੀਆਂ ਪਿੰਡਾਂ ਦੀ ਬਣੀ ਖੂਹ ਦੇ ਵਿੱਚ ਪਈ।